के तबिंद सितारे होंगे। जरे उसी खाक के तबिंद सितारे होंगे। जिस जगह आपने जिस जगह आपने नाने उतारे होंगे। जिस जगह आपने नाले उतारे होंगे। और लोग तो हुस्न अमल अमल लेके चले रोजे हिसाब। सरवरा हम तो फकत तेरे सहारे होंगे। तो फिर क्यों ना पढ़े सल्लल्लाहु अलैहि का या रसूल अल्लाह वसल्लम अलैका या हबीब अल्लाह। ताला के नामों से आगाज करूंगा। अल्लाह के हर नाम के बाद एक हाथ बुलंद करके कहना सुभान अल्लाह। और रहमे الحسيب الجليل الكريم الرقيب المجيب الواسي الحكيم ودود مجيد بائس الشهيد. دونوں ہاتھوں کو بلند کر کے میرے ساتھ مل کے پڑھیں اللہ اللہ اللہ اللہ اللہ پڑھیے اللہ अल्लाह अल्लाह अल्लाह पढ़िए अल्लाह अल्लाह अल्लाह अल्लाह। हो लजपाल जीता रखे वाला है लजपाल जीता रखे वाला है लजपाल जीता रखे वाला है। उन्हों कौन मिटा बन वादा है साढ़ी उस सोने लग गई है साढ़ी उस सोने लग गई है जेड़ा तोड़ने भावन वाला है। अल्लाह अल्लाह अल्लाह अल्लाह अल्लाह अल्लाह पढ़िए अल्लाह अल्लाह अल्लाह अल्लाह अल्लाह अल्लाह। कमले वाले आका दा दरबार जहानो बखरा है। कमले वाले आका दा दरबार जहानो बखरा है। बहुत ही खूबसूरत कलाम है मेरे सामने के बड़े। कमले वाले आका दा दरबार जहानो बखरा है। कमले वाले आका दा दरबार जहानो बखरा है। ओदी करम नवाजी बखरी है ओदा प्यार जहानो बखरा है। कमले वाले आका ਦਾ ਦਰਬਾਰ ਜਹਾਨੋ ਵੱਖਰਾ ਹੈ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਹੈ ਇੱਥੇ ਗੁਜ਼ਰਨੀ ਵੈ ਮਖਿਆਲਾਂ ਦਾ ਇੱਥੇ ਗੁਜ਼ਰਨੀ ਵੈ ਮਖਿਆਲਾਂ ਦਾ ਇੱਥੇ ਕੰਮ ਮਿਸਲ ਮਿਸਾਲਾਂ ਦਾ ਇੱਥੇ ਗੁਜ਼ਰਨੀ ਵੈ ਮਖਿਆਲਾਂ ਦਾ ਇੱਥੇ ਕੰਮ ਮਿਸਲ ਮਿਸਾਲਾਂ ਦਾ ਅੱਲਾ ਖੁਦ ਕਹਿੰਦੇ ਮੈਨੂੰ ਯਾਰ ਦਿਸੋ ਅੱਲਾ ਖੁਦ ਕਹਿੰਦੇ ਮੈਨੂੰ ਯਾਰ ਦਿਸੋ ਮੇਰਾ ਯਾਰ ਜਹਾਨ ਵੱਖਰਾ ਏ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ ਕਮਲੇ ਵਾਲੇ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਹੈਦਰੀ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ ਮੈਂ ਸਾਰੀ ਦੁਨੀਆ ਘੁੰਮ ਲਈ ਮੈਂ ਸਾਰੀ ਦੁਨੀਆ ਘੁੰਮ ਲਈ ਏ ਮੈਂ ਸਾਰੀ ਦੁਨੀਆ ਘੁੰਮ ਲਈ ਏ ਤੇ ਇਸ ਨਤੀਜੇ ਤੇ ਪਹੁੰਚਿਆ ਹਾਂ ਮੈਂ ਸਾਰੀ ਦੁਨੀਆ ਘੁੰਮ ਲਈ ਏ ਤੇ ਇਸ ਨਤੀਜੇ ਤੇ ਪਹੁੰਚਿਆ ਹਾਂ ਆਕਾ ਦੇ ਸ਼ਹਿਰ ਮਦੀਨੇ ਦਾ ਆਕਾ ਦੇ ਸ਼ਹਿਰ ਮਦੀਨੇ ਦਾ ਸ਼ਿੰਗਾਰ ਜਹਾਨ ਵੱਖਰਾ ਏ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ ਕਦੀ ਯਾਰ ਮਿੰਦਾ ਕਦੀ ਬਾਰ ਮਿੰਦਾ ਅਸੀਂ ਜਸ਼ਨ ਮਨਾ ਨਿਆ ਗੱਜ ਵੱਜ ਕੇ ਕਦੀ ਯਾਰ ਮਿੰਦਾ ਕਦੀ ਬਾਰ ਮਿੰਦਾ ਅਸੀਂ ਜਸ਼ਨ ਮਨਾ ਨਿਆ ਗੱਜ ਵੱਜ ਕੇ ਹਰ ਸ਼ੌਕ ਨਿਰਾਲਾ ਸੁਨੀਆ ਦਾ ਹਰ ਸ਼ੌਕ ਨਿਰਾਲਾ ਸੁਨੀਆ ਦਾ ਮਯਾਰ ਜਹਾਨ ਵੱਖਰਾ ਏ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ ਉਹਦੀ ਕਰਮ ਨਵਾਜ਼ੀ ਵੱਖਰੀ ਏ ਉਹਦਾ ਪਿਆਰ ਜਹਾਨੋ ਵੱਖਰਾ ਏ ਕਮਲੇ ਵਾਲੇ ਆਕਾ ਦਾ ਦਰਬਾਰ ਜਹਾਨੋ ਵੱਖਰਾ ਏ